सत न श्री वाहेगुरु साहेब जी सोरठ महल्ला पंजोवा घर पहला अष्टपदिया एक ओंकार सत गुर प्रसाद सब जग जिन्हें उपाया भाई करण कारण समरथ जियो पिंड जिन साजिया भाई दे कर अपनी वथ किन कहिए क्यों देखिए भाई करता एक अकथ गुर गोविंद सलाहिए भाई जिसते जापै तथ सब जग जिन्हें उपाया भाई करण कारण समरथ जियो पिंड जिन साजिया भाई दे कर अपनी वथ किन कहिए क्यों देखिए भाई करता एक अकथ गुर गोविंद सलाहिए भाई जिसते जाते तथ मेरे मन जपिए हर भगवंता नाम दान दे जन अपने दुख दर्द का हंता रहा जाके घर सब किस है भाई नौनिद भरे पंडार किसकी कीमत ना पवे पाई ऊंचा अगम अपार जी जंत प्रतपाल दा भाई नित नित करदा सार सतगुर पूरा पेटिए भाई शब्द मिलावन हार सच्चे चरण सरेविए भाई भ्रम पौ होव ஜீவநாச நில சந்த சபா மன் மாஞ்சிய பாயி ஹர்க நாம நிவாச மிட்ட அந்தேரா அக்ஞானதா பாயி கமல ஹுவ பர்காச குர் பச்சன் சுக உபஜ பாயி சப ஃபல சத்குர் பாச நேரா தேரா சுடிய பாயி ஹோய சப கீ தூர கட்ட கட்ட ப்ரம பசாரிய பாயி பேக்க சுன ஹதூர ஜித் தின் விசர பார் ப்ரம பாயி தித் தின் மரிய சூர கரண கராவண சமரத்தோ பாயி சர்வ கலா பரபூர பரேம் பதார்த்த நாம ஹை பாயி மாயா மோஹ விநாச ਇਸ ਭਾਵੈ ਤਾਂ ਮੇਲ ਲੈ ਪਾਈ ਹਿਰਦੈ ਨਾਮ ਨਿਵਾਸ ਗੁਰਮੁਖ ਕਮਲ ਪਰਦਾਸੀਐ ਪਾਈ ਹਿਰਦੈ ਹੋਵੈ ਪਰਦਾਸ ਪ੍ਰਗਟ ਭਇਆ ਪ੍ਰਤਾਪ ਪ੍ਰਭ ਭਾਈ ਮੌਲਿਆ ਧਰਤ ਆਕਾਸ਼ ਗੁਰਪੂਰੈ ਸੰਤੋਖਿਆ ਭਾਈ ਐਨਸ ਲਾਗਾ ਭਾਉ ਰਸਨਾ ਰਾਮ ਰਵੈ ਸਦਾ ਪਾਈ ਸਾਚਾ ਸਾਧ ਸੁਆਓ ਕਰਨੀ ਸੁਣ ਸੁਣ ਜੀਵਿਆ ਪਾਈ ਨਿਹਚਲ ਪਾਇਆ ਥਾਂ ਜਿਸ ਪ੍ਰਤੀਤ ਨਾ ਆਵਾਈ ਪਾਈ ਸੋ ਜੀਅੜਾ ਜਲ ਜਾਓ ਬਹੁ ਗੁਣ ਮੇਰੇ ਸਾਹਿਬ ਪਾਈ ਹਾਂ ਤਿਸ ਕੈ ਬਲ ਜਾਓ ਓਹੋ ਨਿਰਗੁਣਿਆ ਰੇ ਪਾਲ ਦਾ ਭਾਈ ਦੇ ਨਿਥਾ ਮੇਂ ਥਾਂ ਰਿਜਕ ਸੰਭਾਹੇ ਸਾਸ ਸਾਸ ਭਾਈ ਗੂੜਾ ਜਾਂ ਕਾ ਨਾਂ ਜਿਸ ਗੁਰ ਸਾਚਾ ਭੇਟਿਆ ਪਾਈ ਪੂਰਾ ਤਿਸ ਕਰਮਾਓ ਤਿਸ ਬਿਨ ਘੜੀ ਨਾ ਜੀਵਿਆ ਪਾਈ ਸਰਬ ਕਲਾ ਪਰਪੂਰ ਸਾਸ ਗਿਰਾਸ ਨਾ ਵਿਸਰੈ ਭਾਈ ਵੇਖੋ ਸਦਾ ਹਜ਼ੂਰ ਸਾਧੂ ਸੰਗ ਮਿਲਾਇਆ ਭਾਈ ਸਰਬ ਰਹਿਆ ਭਰਪੂਰ ਜਿੰਨਾ ਪ੍ਰੀਤ ਨਾ ਲੱਗਿਆ ਭਾਈ ਸੇ ਨਿਤ ਨਿਤ ਮਰਦੇ ਚੂਰ ਅੰਚਲ ਲਾਏ ਤਰਾਇਆ ਭਾਈ ਭੋਜਨ ਦੁੱਖ ਸੰਸਾਰ ਕਰ ਕਿਰਪਾ ਨਦਰ ਨਿਹਾਲਿਆ ਭਾਈ ਕੀ ਪੌਣ ਅੰਗ ਅਪਾਰ ਮਨ ਤਨ ਸੀਤਲ ਹੋਇਆ ਭਾਈ ਭੋਜਨ ਨਾਮ ਆਧਾਰ ਨਾਨਕ ਤਿਸ ਸਰਨਾਗਤੀ ਭਾਈ ਜੇ ਕਿਲ ਬਿਖ ਕਾਟਣ ਹਾਰ ਅੰਚਲ ਲਾਏ ਤਰਾਇਆ ਭਾਈ ਭੌਜਲ ਦੁੱਖ ਸੰਸਾਰ ਕਰ ਕਿਰਪਾ ਨਦਰ ਨਿਹਾਲਿਆ ਭਾਈ ਕੀ ਤੋਣ ਅੰਗ ਅਪਾਰ ਮਨ ਤਨ ਸੀਤਲ ਹੋਇਆ ਭਾਈ ਭੋਜਨ ਨਾਮ ਆਧਾਰ ਨਾਨਕ ਕਿਸ ਸਰਨਾਗਤੀ ਭਾਈ ਜੇ ਕਿਲ ਬਿਖ ਕਾਟਣ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾਂ ਘਰ ਪਹਿਲਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਜਗ ਜਿਨ ਹੈ ਉਪਾਇਆ ਭਾਈ ਕਰਨ ਕਾਰਨ ਸਮਰੱਥ ਜੀਓ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵੱਥ ਕਿਨ ਕਹੀਐ ਕਿਉਂ ਦੇਖੀਐ ਭਾਈ ਕਰਤਾ ਏਕ ਅਕਥ ਗੁਰ ਗੋਬਿੰਦ ਸਲਾਹੀਐ ਭਾਈ ਜਿਸ ਤੇ ਜਾਪੈ ਤਥ